ਮੁੰਡਿਆ ਵੇ ਤੈਨੂੰ ਗੱਲ ਦੱਸਦੀ ਮੈਨੇ ਡਾਲਰਾਂ ਦੇ ਆਪ ਪਿੱਛੇ ਪਿੱਛੇ ਭੱਜਦੀ ਨੋਟ ਕਰ ਮੁੰਡਿਆ ਵੇ ਤੈਨੂੰ ਗੱਲ ਦੱਸਦੀ ਮੈਨੇ ਡਾਲਰਾਂ ਦੇ ਆਪ ਪਿੱਛੇ ਪਿੱਛੇ ਭੱਜਦੀ ਤੈਨੂੰ ਕਦਰ ਨਾ ਤੈਨੂੰ ਕਦਰ ਨਾ ਤੈਨੂੰ ਕਦਰ ਨਾ ਮੇਰੇ ਗੂੜ ਪਿਆਰ ਦੀ ਫੇਰੇ ਬੂਟਾ ਦੀ ਹਵਾ ਕਰਦਾ ਉਹ ਮੈਨੂੰ ਲੋੜ ਨਹੀਂ ਓ ਤੇਰੀ ਲੰਮੀ ਕਾਰ ਦੀ ਜੇ ਦਿਲ ਸੱਚਾ ਪਿਆਰ ਕਰਦਾ ਉਹ ਮੈਨੂੰ ਲੋੜ ਨਹੀਂ करना की दस तेरी चिट्टियां कलाइयां दा दिलो तू माड़ी मुंडे छड़ ते तू डस के की दसा यारो दिल दिया तकलीफां नू प्यार डंग दाया हर पासो गरीबां नू रोज केंदी डिस्को च नचना मैं डीजे ते जी कर विक जा मैं आप जाके ईबे ते Peggy, you hold those tight, dear. JSL, baby.